ਵੀ ਨਹੀਂ ਉਹ ਜਾਂਦੀ ਦਿੱਤੀ ਪੇੜ ਤੇਰੇ ਸ਼ਹਿਰ ਦੀ ਖਾਣ ਨੂੰ ਸਿਆਉਂਦੀ ਮੈਨੂੰ ਪੀੜ ਤੇਰੇ ਸ਼ਹਿਰ ਦੀ ਸਹੀ ਨਹੀਂ ਉਹ ਜਾਂਦੀ ਦਿੱਤੀ ਪੀੜ ਤੇਰੇ ਸ਼ਹਿਰ ਦੀ ਖਾਣ ਨੂੰ ਸਿਆਉਂਦੀ ਮੈਨੂੰ ਪੀੜ ਤੇਰੇ ਸ਼ਹਿਰ ਦੀ ਬਤਰਾਲਾ ਕਾਲਾ ਸੁਣੇ ਦਮ ਘੁੱਟਦਾ ਗਿਆ ਨੀ ਮੈਂ ਟੁੱਟਦਾ ਗਿਆ ਨੀ ਮੈਂ ਟੁੱਟਦਾ ਗਿਆ ਟੁੱਟਦਾ ਗਿਆ ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ ਯਾਦ ਤੇਰੀ ਕਹਿੰਦੀ ਤੇਰੇ ਨਾਲ ਹੀ ਜਾਣਾ ਮੈਂ ਪਰ ਮੈਂ ਕਿਹਾ ਕਿ ਤੈਨੂੰ ਨਾਲ ਨਹੀਂ ਲਿਜਾਣਾ ਮੈਂ ਯਾਦ ਤੇਰੀ ਕਹਿੰਦੀ ਤੇਰੇ ਨਾਲ ਹੀ ਜਾਣਾ ਮੈਂ ਪਰ ਮੈਂ ਕਿਹਾ ਕਿ ਤੈਨੂੰ ਨਾਲ ਨਹੀਂ ਲਿਜਾਣਾ ਮੈਂ ਲਾ ਲਾ ਕੇ ਉਹਨੂੰ ਆਪਣੇ ਤੋਂ ਸੁੱਟਦਾ ਗਿਆ ਨੀ ਮੈਂ ਟੁੱਟਦਾ ਗਿਆ ਨੀ ਮੈਂ ਟੁੱਟਦਾ ਗਿਆ ਟੁੱਟਦਾ ਗਿਆ ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ ਸਾਡਿਆਂ ਰਾਹਾਂ ਚ ਨੱਚੀ ਮਿਸਲੀ ਨਾ ਤੂੰ ਨੀ ਪੱਖ ਸੁੱਖ ਪਾਲ ਦੇ ਚੋਂ ਨਿਕਲੀ ਨਾ ਤੂੰ ਨੀ ਅੱਖਾਂ ਪੂਰੀਆਂ ਚੋਂ ਚਰਨਾ ਤਾਂ ਫੁੱਟਦਾ ਗਿਆ ਨੀ ਮੈਂ ਟੁੱਟਦਾ ਗਿਆ ਨੀ ਮੈਂ ਟੁੱਟਦਾ ਗਿਆ ਟੁੱਟਦਾ ਗਿਆ ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ